ਸਾਰਾ ਜਦੋਂ ਚਿੱਤ ਜਾਂਦੇ ਡੋ ਮੈਂ ਕਰਾਂ ਵੇਖ ਕੇ ਗੁਜ਼ਾਰਾ ਜਦੋਂ ਚਿੱਤ ਜਾਂਦੇ ਡੋ ਤੇਰੇ ਪਿਆਰ ਦੀ ਨਿਸ਼ਾਨੀ ਇੱਕ ਚੱਲਾ ਸਾਡੇ ਕੋਲ ਉਹਦੇ ਨਗ ਵਿੱਚ ਹੈ ਉਹਦੇ ਨਗ ਵਿੱਚ ਉਹਦੇ ਨਗ ਵਿੱਚ ਯਾਦਾਂ ਦਾ ਭੰਡਾਰ ਚੱਕ ਕੇ ਨੀ ਫਿਰਾਂ ਉਂਗਲੀ ਤੇ ਯਾਦਾਂ ਦਾ ਪਹਾੜੀ ਚੱਕ ਕੇ ਨੀ ਫਿਰਾਂ ਉਂਗਲੀ ਤੇ ਯਾਦਾਂ ਦਾ ਪਹਾੜੀ ਚੱਕ ਕੇ ਨੀ ਫਿਰਾਂ ਉਂਗਲੀ ਤੇ ਯਾਦਾਂ ਦਾ ਪਹਾੜੀ ਚੱਕ ਕੇ ਨੀ ਫਿਰਾਂ ਉਂਗਲੀ ਤੇ ਯਾਦਾਂ ਵਫਾਈ ਦੀ ਮਹਿਕ ਜਾਂਦੀ ਅੱਜ ਤੱਕ ਆਈ ਟਿੱਗੇ ਟੁੱਟ ਟੁੱਟ ਸਾਰੇ ਪੱਤੇ ਝੜਾਂ ਵਾਂਗੋ ਲਾਰੇ ਸਾਡੀ ਜ਼ਿੰਦਗੀ ਚਾਹੇ ਸਾਡੀ ਜ਼ਿੰਦਗੀ ਚਾਹੇ।